ਆ ਜਦੋਂ ਜੱਟ ਪੱਗ ਦੇ ਪੇ ਚਣ ਕੇ ਘਰੋਂ ਨਿਕਲਦਾ ਨਾ ਤਾਂ ਕੁੜੀਆਂ ਪਤਾ ਕੀ ਕਹਿੰਦੀਆਂ? ਕੀ ਕਹਿੰਦੀਆਂ? ਹਾਏ ਵੇ ਤੇਰੇ ਤੇ ਮਰ ਗਈ ਵੇ ਮੁੰਡਿਆ ਅੰਬਰਸਰੀਆ। ਮੈਂ ਬਲੇਨ ਨਾਲ ਜਿਹੜੀ ਲੱਤੀ ਅੱਖ ਨੀ ਪਹੁੰਚਦੀ ਨਾ ਨਿਗਾਹ ਉਹਦੀ ਮੇਰੇ ਤੱਕ ਨੀ। ਮੈਂ ਬਲੇਨ ਨਾਲ ਜਿਹੜੀ ਲੱਤੀ ਅੱਖ ਨੀ ਪਹੁੰਚਦੀ ਨਾ ਨਿਗਾਹ ਉਹਦੀ ਮੇਰੇ ਤੱਕ ਨੀ। ਫਿਰ ਨਾ ਕਹੀਂ ਨੀ ਦਿਲ ਹੋਰ ਲੈ ਗਈ ਫਿਰਦਾ ਭੈੜਾ ਅੱਲੜਾਂ ਨੂੰ ਠੱਕਦਾ। ਮੇਰੀ ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ। ਠੰਡਾ ਖਾਣਾ, ਤੱਤਾ ਨਹਾਉਣਾ ਤੇ ਕੁੜੀਆਂ ਦੀਆਂ ਗੱਲਾਂ 'ਚ ਨਾ ਆਉਣਾ, ਇਹੀ ਤਿੰਨ ਚੀਜ਼ਾਂ ਬਚਾਈ ਫਿਰਦੀਆਂ ਜੱਟ ਅੰਬਰਸਰੀਆਂ ਨੂੰ। ਉਹ ਭਾਉ ਤੇਰੇ ਨਾਲ ਵੀ ਇੰਨੀ ਸੋਹਣੀ ਕੁੜੀ ਫਸੀ ਹੋਈ ਹੈ? ਫਸੀ ਕੀ ਹੁੰਦਾ ਓਏ, ਔਰਤ ਜਾਤ ਦਾ ਸਤਿਕਾਰ ਕਰਨਾ ਆਉਂਦਾ ਕਿ ਨਹੀਂ ਆਉਂਦਾ? ਸੈੱਟ ਹੋਈ ਕਹੀਦਾ ਜੀ। ਪੱਗ ਨਾਲ ਕੋਈ ਕਲੋਲ ਨਹੀਂ, ਬੜੀ ਕੁਰਬਾਨੀ ਨਾਲ ਮਿਲੀ ਹੈ ਸਰਦਾਰੀ।